ਲੈ ਮੁੰਡਾ ਦੇਖਣ ਪੱਖ ਨੂੰ ਤਾਂ ਬਥੇਰਾ ਸੋਹਣਾ ਹੈ, ਕੋਈ ਕੰਮ ਕਾਰ ਵੀ ਕਰਦਾ। ਸੁਣ ਲੈ ਆਪਣੇ ਬਾਪੂ ਦੀ ਗੱਲ, ਝੋਟੇ ਦੇ ਸਰ ਵਰਗੀ ਭੋਏ ਆ ਬਾਪੂ, ਕੱਲਾ ਹੀ ਵਾਹੀ ਕਰਦਾ, ਫਿਕਰ ਨਾ ਕਰ। ਮੁੰਡਾ ਤਾਂ ਨੀਰਾ ਸੋਨੇ ਦਾ ਰੁਪਈਆ ਹੈ, ਪਰ ਧੀਏ ਤੂੰ ਦੱਸ ਬਈ ਤੈਨੂੰ ਵੀ ਪਸੰਦ ਹੈ? ਲੈ ਕੁੜੇ ਦੱਸ ਤਾਂ ਸਹੀ, ਸ਼ਰਮਾ ਗਈ। ਨਾ ਕਹੇ ਉਸ ਦੀ ਰਮਜ਼ ਮੇਰਾ ਦਿਲ ਨਾ ਸਹੇ, ਬੜਾ ਕੁਝ ਕਹੇ ਪਰ ਕੁਝ ਨਾ ਕਹੇ ਉਸ ਦੀ ਰਮਜ਼ ਮੇਰਾ ਦਿਲ ਨਾ ਸਹੇ, ਪਲ ਵੀ ਨਾ ਨਜ਼ਰ ਪਲ ਵੀ ਨਾ ਨਜ਼ਰ ਹਟਾਈ ਰਾਤ ਨੂੰ ਹਟਾਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਨਹੀਂ ਮੈਂ ਸੱਜਣਾ ਦੀ ਮੂਰਤ ਬਣਾਈ ਰਾਤ ਨੂੰ ਭਰੇ ਰਾਤਾਂ ਨੂੰ ਵੀ ਮੁੱਖੀ ਉਹਦਾ ਚਾਨਣ ਕਰੇ, ਉਹਨੂੰ ਵੇਖ ਵੇਖ ਮਾਏ ਮੇਰਾ ਚਿਤਨਾ ਭਰੇ, ਰਾਤਾਂ ਨੂੰ ਵੀ ਮੁੱਖ ਉਹਦਾ ਚਾਨਣ ਕਰੇ, ਪਰ ਗੱਟ ਹੋਈ ਪਰ ਗੱਟ ਹੋਈ ਰੁਸ਼ ਨਾਹੀ ਰਾਤ ਨੂੰ ਮਾਹੇ ਰਾਤ ਨੂੰ ਉਹਨੂੰ ਵੇਖ ਵੇਖ ਨੀਂਦ ਨਾ ਆਈ ਰਾਤ ਨੂੰ ਉਹਨੂੰ ਵੇਖ।